naman samahi har ki guna net gavadi har gun gaye guni samajahi वडियाई वडी गुरमुखा गुरपूरा हर नाम समाई वाहिगुरु जी का खालसा वाहिगुरु जी की फतेह। ਸਲੋਕ ਮਹੱਲਾ ਤੀਜਾ ਨਾਨਕ ਨਾਵ ਹੁਣ ਕੁੱਥਿਆ ਹਾਲਤ ਪਾਲਤ ਸਭ ਜਾਏ ਜਾਪ ਤਾਪ ਸੰਜਮ ਸਭ ਹਿਰ ਲਿਆ ਮੁੱਠੀ ਦੂਜਾ ਪਾਏ ਜਾਮਦਾਰ ਵੱਧੇ ਮਾਰੀ ਹੈ ਬਹੁਤ ਹੀ ਮੇਲਾ ਸਜਾਏ। ਸਲੋਕ ਮਹੱਲਾ ਤੀਜਾ ਪੌੜੀ ਸਤਾਰਵੀਂ ਸਲੋਕਾਂ ਨਾਲ ਰਾਗ ਸੂਰਠ ਕੀ ਵਾਰ।